ကျေဥစွာတမ္မာဒေဝနတ်မြတ်ပင့်၍ထိုမြတ်ထိုနတ်တို့ဤအဆောင်အလျှောက်ကိုယူသောဂါထာနှင့်တရားစာပိုက်များကိုရွတ်ဆိုပေးပါမည်တမန္တာသကဝန္ဒေသူအတ္တရာခိသံတုဒေဝတာသန္တမမုနိရာဇတသုနံတုသကမောခဓမ္မဓမ္မသဝနကာလောအယံပတန္တာဓမ္မသဝနကာလောအယံပတန္တာဓမ္မသဝနကာလောအယံပတန္တာနမောတတ္တဘဂဝတောအရဟတောသမ္မာသမ္ဗုဒ္ဓတာယေသန္တာသန္တစိတ်တာတိတရဏတရဏဣဋ္ဌလောကံတရေဝဘုံမာဘုံမာသဒေဝကုဏကဏကဟဏပြဝတာသဗ္ဗကာလံဣတိအာယံတုဒေဝဝရကဏကမယေမေရုရာဇေဝတံတောသန္တောသန္တောသဟိတုံမုနိဝရဝသနံသောတုမကံသမကာသံဝိတုသကဝါလေတုယခာဒေဝသဗျာမနောယံအမေဟိကတံပုံညံသဗ္ဗသံပတ္တိသာရကံသဗ္ဗေတံအနုမောဒိဋ္ဌဝသမေကာသာဒနေရတာပမာဒရဟိတာဝန္တုအာရခာတုဝိသေသတောသာရဏတ္တသာလောကံသဝုဒ္ဓိဘဝတုသဗ္ဗတာသာဒနံပိစာလောကင်္စဒေဝရခံတုသဗ္ဗတာသတေဝံတုဒုက္ခိသဗ္ဗေပရိဝါရေဟိအတနောအာနိကာသုမနာဝံတုသဟသဗ္ဗေဟိညာတိပိရာဇာတောဝါသောရတောဝါမနုဿတောဝါအမနုဿတောဝါအေဂိတောဝါဥဒကတောဝါပိသာသတောဝါခာနုကတောဝါကန္တကတောဝါနခတတောဝါဇဏပတရောကတောဝါအတ္တဓမ္မတောဝါအတ္တံဒိဋ္ဌိတောဝါအတ္တပုရိသတောဝါဇန္တာအထိယသာမိကာကောနာကုကုရအဟိဝိသိကမနိသဗ္ဗတိပိဣစ္ဆတရစ္ဆဒုကရမဟိန္တယက္ခရကတာတိဟိနာနာဘိယတောဝါနာနာရောဂတောဝါနာနာဥပတ္တဝတောဝါအာရကံကနန္တုမေတိကသမ္မာဒေဝနတ်တို့ဤအဆောင်အလျှောက်ကိုပန်ကြားသောစာပိုက်ကိုရွတ်ပါမယ်ယေတိအနေကကောတိတတသဟံသာမူခာနိနေမိနေတဝသုဒ္ဓဝါသမဟာပြမူဟိပိဂဏိတုမသကုနေယာအနန္တအနဝတိတကသဗ္ဗညုသမ္မာသမ္ဗုဒ္ဓအနန္တတိကမဟာကရုဏာယလောကာနုကံပကဗုဒ္ဓေနဧကေနဧကတအိညာမပါတိတဝပိဂုဏသမိန်ယေဝပါတိတေကပ္ပေခိယံတိပိအခေယသဘာဝအနန္တကမ္မညာနိဋ္ဌိပုံညာတိရိဂိတိမန္တာအနေကကောတိလက္ခာတဏိသက္ကမိဝအတိဒိဋ္ဌာနာသက္ကဝန္တာအတိတာစေဝအနာဂတာသပိစ္ဆုပန္နဘူတောတဏင်္ဂရောမေတင်္ဂရောကရဏင်္ဂရောဒီပင်္ဂရောကွန်ဒိညောမင်္ဂလောသူမနောရေဝတောသောဘိတောအနောမတတိဘဒုမောနာရတောဘဒုမုတ်တောသူမေတောသူဇာတောပိယတတိအထတတိဓမ္မတတိတိတ္တောတိတ္တဖုတ်တောဝိပတိသိခေဝတဘူးကကုသံတောကောနာဂမနောကတ္တဘောဂောတမောမစ်တိယောစဣမံဟိကပေဝအဝတ္တံဘာဝီအထပိစေကဗုဒ္ဓဝါဒေသွေကမေကတဒါတဓမ္မာဝါတထာအရိယာစေဝပုထုဇနာစသုသုဒ္ဓသီလသမာဓိပညာဝန္တာသာဝကမနုဿာမနုဿဝါဝိသေသတောမဟာသမယာတာနာတိယာတိသုတ်တိသွာကတအနဝသေးတက Dewa Ananda Sekawa Lata Tanta Tapurita Nara Narawa Dedwika Mekanta Dika Lika Kanti Vesa Metta Dayana Seka Deyo Nesang Ma Kanti Dehi Vatekahita Yata Tete Satawara Iti Tamanova Teta Nampalina Tezena Mudokara Titeka Lahu Sekara Nana Roka Vyu Patovato Nana Vyadana Vipati Hiva Vimotiya Imedam Egariya Namzana Namzari Re Imadam Ensa Nagare Imadam Ensa Amakam Marama Rathe Mahiti Kanam Devanam Arakha Gahanam Besati Tami Katrino Mengala Gopchese Tato Mengala Klautam Pali Go Yosoba Yam Mengalam Dwadata Yi Sinti Yintu Tadewaka Dothanam Naji Kisanti Atta Tintin Sa Mengalam Dedi dam deva dewe na tlapa papa wina tlanam tlapa loka hitataya mingalam tam panamahi eva medu dam ekam tamayam bhagavadva vatiyam uyarati zeta vane anata pendikata arami atako inyadara devata abhikanta yaratiya Abhikanta vana kivala kapam zeta vanam opatitava Yena bhagavati nupatrinkami Upatrinkami tava bhagavantam abhivatitava Eka mantam athadi Eka mantam titakho Tadivata bhagavantam gathaya isabhati Bahudeva manukasa mingalani asendayo Agenka mana tutanam yuhi mingala motamam Adrivana sa balanam pandita nin sa trivana Buza sa buza niyanam etam mingala motamam Patiru badita vato sa bhove sa gata bonyata Adatlama paniti sa etam mingala motamam Bahukrisin sa tripin sa vinyo sa tutekito Lupadrita sayavasa etam mingala motamam Mata pitu upatthanam pautata ratta tingaho Anagula sa kamanta etam mingala motamam Dhanin sa dhamma sariya sa nyatakanin sa tingaho Anavasani kamani etam mingala motamam Arati virati papa mizapana sa tanyamo Abhamadho sa dhamitu etam mingala motamam Karo sa nivato sa tantukti sa katinyuta Kalina dhamma tavanam etam mingala motamam Kanti sa dhova sa tatatamananam sa datanam Kalina dhamma tlakisa etam mingala motamam Dabho sa vyama sariyam sariyate sa na datanam Nibbana tisi kriya sa etam mingala motamam Houtatla loka dhammehi saitam yatla na kambati Atokam urasam kemam etam mingala motamam Etatitani katavana tlapata maparazita Tlapata tutengi sanditam titam mingala motamam Mingala tautam arau jataya orakatu Mingala tautam andraya vito danataya warakatu Yoga be Amanota be Dobeka be Kingwe ze nainlo yadana tautam o Nayu matajaba o Banidana dobataya tatangatata tata paramiyo Dada upa paramiyo dada paramata paramiyo ti tlamate inkla paramiyo. Vinsa mahabare sagi lokata sariyam yatata sariyam bhutata sariyam ti teito sariyayo. Vishima bhave kabhavau kante zate abhinekhamanam. Vadana sariyam bodhi palenke mara vizayam. Tlabhenyutinyana pati vedam. Dhamma sakha bhotanam nava loko dharatam eti Tabi bime bauta kuni awusetawa. Weta liya di tu pakaram tari tu. Di amara tein paraitan karanto. Ayatama ananda tero viya. Karunya saitan upatapetawa. Koti tata rahade tu sakawale tu devata. Yata nambadeganandi yensa weta liya puri. Roga manuta dobeka tambutam tivitam bayam. Kepa mandara dabeti paritam tambana mahi. Yani dabudani tamagatani. Omani wa yani wa anta leke. Labewa buddha tumana bawandu. Adobi dake satunantu batitam. Tatamahi buddha nitami tatabe. Medangarota manuti yabazaya. Divasa rato saharanti yevale, tatamahi nerakata apamata, yangensi vaita ida vahuranva, tlagetu vayam ratanam panitam, nanotamam ati tatagatena, idam vibhote ratanam panitam, edena tisena tu voti hotu, kayam viragam amatam panitam, Yate sagata chamuni tamahito. Nate na dame na tamati kensi. Idam bi dame radanam panitam. Ete na tese na tuvati hotu. Yambhuta tretho pariwana yitu say. Tamati manandari kenya mahu. Tamati na te na tamo na vaisati. Idam bi dame radanam panitam. Ete na tese na tuvati hotu. Ye bongala anta tatam tata. Sandari etani yugani hunti. De dakine ya tu gata tata waka. E de tu denani mahapalani. Idam bitange ratanam panitam. E de na tesena tu uti hotu. Ye domio damana tata lena. Negamino gotama tata nami. De pati pata amatam wikesha. Lada muda nebuti bongsa mana. Idam bi tangi ratanam panitam. E de na tese na tu voti hotu. Yatenda kilo batawiti to tiya. Sato bi wadi hi atam bakam bi yo. Tatuba mangla buri tam wadami. Yo ariya tesani awosa patati. Idam bi tangi ratanam panitam. E de na tese na tu voti hotu. Ye ariyatesani viva vayanti, gambira binye na dude titani, gensa bite honti bhutam pamata, na de bhavam atama mati yanti, idam bitange radanam panitam, edenatesena tu vati hotu, dhavada dadana tambadaya, deyantu dhamma sahita bhavanti, takaya deti visi kasi densa, Vila badang wabi yadati kensi, saduha payehisa waipa moto, sesa vaitanani ababa akato. Idam bi tange radanam panitam, edena tesena tu voti hotu. Kensa bi toka magaroti babakam, kayena wasa udase tatawa, ababa to tatabade sadaya, ababa ta deita batata wota. Idam bitange radanam panitam. Edena tesena tu voti hotu. Vanna bagome yata bhoti dage. Gaimana mate batamatami gaime. Tatubamam dama varam ade tayi. Nevana kame paraman hitaya. Idam bi bhote radanam panitam. Edena tesena tu voti hotu. Varo varenyu varado varaharo. Anodaro dhamma varam adetayi. Idam bi bhote radanam panitam. Edena tesena tu voti hotu. Kinam puranam navanati tambavam. Viranta seita yati ke bhavatame. Dekhina visa aviram si sanda. Naivanti dira yatayam bhativo. Idam bi tanghe radanam panitam. Edena tesena tu voti hotu. Yani da budani tamagatani, bhoma niwa yani wa anta leke, Tathagatam deva manuka pusitam, Buddham namata matu vati hotu, Yanita buddhani tamagatani, Bhumaniwa yaniwa anta leke, Tathagatam deva manuka pusitam, Dhammam namata matu vati hotu, Yanita buddhani tamagatani, Bhumaniwa yaniwa anta leke, Tathagatam deva manuka pusitam, Rangam namata matu vati hotu, Ratana tautam arajataya orakatu, Ratana tautam nirantara yataya orakatu, Yadranuva vato yakane vatatanti pindanam, Yami sevanu yonzanto ratanti vamatanti do, Dukantu vati tauto sababam kensina patati, Ewa madhi kunu betam bretam tam banamahe. Karaniya matha kudalena yanta tlantam batam abhitamesa. Lego uzu sadhu aso sadha mudu anati mani. Tlantotako sadhu varosa abhakeso sadhu anahuka voti. Tlante indriyo sani bakosa abhakabho kule toa nanu gaito. Nasa kota masare kensi, yena wanyu bade upawade yon, duki no wa kemi no wantu tapatata bontu duki tata, yeke si pana putati tata wa tawara wa na wa teta, jika wa ye wa manda misi marataka anuka tula, deita wa ye wa adeita ye wa dure wa tanti awi dure, Buddha wa dhamma vedi wa dhava dhata bhavantu dukhi tata. Na barobara niko veta na di minye ta katasi nam kensi. Vyarodana vadiga dhinya ninya minya ta doka mesiya. Madaya dhaniyam bhuddha mayuta eka bhuddha manurake. Evam bi dhava bhute tu manatam bhavaye abarimanam. Odam dosa diri yensa atam batam avira matra batam. Teitantra nite no vataya no yavatata vita meito. Etantatein deite yabhyama metam viara mita mahu. Deitein sa anupakam matila vatakani natam pano. Kametu vine yagetam nahi zato kavateya punareti. Meta tautam arau jataya orakatu. Metta tautam nirantara yataya orakatu. Achi mechido tatawa. Achi nechaunchido tatawa. Achi lejaunchido tatawa. Achi miyazwa chido tatawa togo metta piang weywe. Andere kenze tato. Kandato. Na yujaba onzo. Labhadi vidasadinam deva mantagatam viya. Yanateti vitam goram tetin sabi paritiyam. Anakitami tlapata tlapata tlapapaninam. Tlapatlopi nivareti paritam tam panamahi. Virupakehi me metam metam irabatehi me. Sabhyapotehi me metam metam kanagotamakehi sa. Abharagehi me metam metam dvibharagehi me. Satogarehi me metam metam bahogarehi me. Mahavo abharako hindi mahavo hindi dvibharako. Mahavo satogaro hindi mahavo hindi bahogaro. Tlabhe tata tlabhe pana tlabhe buddha sakevala. Tlabhe bandara nipatlantu makensi papa magama. Abhamano buddho, abhamano dhammo, abhamano tlango. Vamana vandani taritabani, ahi vasikamani tlambadivi. Kadami rakha kadami baritam, padeganantu putani. Loham namo bhagavato, namo tlatanam tlamatlam buddhanam. Kanda baritam arau jataya orakadu. Khanda paritam nirantara yataya orakatu. Khatrino viyandogu longchong. Zita kakwe pitato. Mora parit. Deyagu na jajabao. Urendam bodhitambare nepatam mora yoniyam. ยีนัตังวิหิตาระกัมมาตัตตังวะนิสระสีระตังวายมันตาปิเนวะตะไคนตุกะนิตังยะมะมันตันติเอกะตังปริตังตังปะนามะหิอุทิเตยังสักขุมะเอกะราสาหริตาวะโนปะทะวิปะปะโตตันตังนะมะตามิหริตาวะนังปะทะวิปะปะตังตะยิสะโกตาวิหะริมุติวะตัง เยยามนาเวรกุตัปปะธัมมีเตมีนโมติสาวะปาลิยันตุนมัตถุพุทธานังนมัตถุโพธิยานโมวิมุตตานังนโมวิมุตติยาอิมันโตปริตังกัตตวะโมโรสระติเอตนาอเปติยังสักขุมะเอกะราสาหริตาวะโนปะทะวิปะปะโตตันตังนมัตตามิหริตาวะนังปะทะวิปะปะตัง เตยสะกุฏาวิหะเรมุระเตยเยปยมนาเวรกุตัปปะธัมมิเตมีนโมติสาวะปาลิยันตุนมัตถุพุทธานังนมัตถุโพธิยานโมวิมุตตานังนโมวิมุตติยาอิมันโตปริตังกัตตวะโมโรวาตะมะกัปปิโมราปริตังอะรัจฉะทายะวะระกะตุโมราปริตังนิรันตระยะทายะวะระกะตุ มีเปกิงเวสิตัตวะวัตตะตุตังวัตตะปริณายุจะบะโอปุริณฑัมโพธิตัมมาริไนปัตตังวัตตะสาติยังยัตตะเตสีนะตาวะกิมาตัตตังวิวุสสยิเทระตะตาริพุทธะตะโลกะนาเทนะปาติตังกัปปะทายิงมาเตสังปริตังตัมปะนามะหิอัตถิโลกีทีละกุโนติสังโสสิยะนุฏฐะยะ เดนะทิเสนะกาหามิทิสสากิริยะมนุกกะรังอาวุสสตวะธรรมพลังตริตวะปุพพเกสิเนทิสสะบะละโมตายะทิสสากิริยะมะกาตังตันติปะคังอัปปะตนะตันติปาทาอะวนสนะมาตาปิตาสะเนกันตาสะตะวีฑะปะเตกะมะทาทิเสกะติเมชัมมาปิสสะลิโตติกิวุสสิติโตละตะกะริตานิอุระกัมปัตตวะยะถาติกิ กสิณามิตมโนนัตถิเอตามิทิสสะปารมีติวัฏฏะปริตังอารัจฉะทายะวะระกะตุวัฏฏะปริตังนิรันตระยะทายะวะระกะตุเปยังคะเตจียวเชนโกตงลุเชนมุญญ์ชวนปะเจตัยทะเจนโลกุเปเผ่าเปไหนโตตะสะกะตุปริตโตนายุจะบะ ยันตานุตตรณีนาปิอันตะเลขิปิปาณิโนปฏิฏฐามติกิสันติภูมิยังวิยะตัปปะทาตัพพุปัตตวะสาลัมมายัคขะโสราติตัมภวะกณณานาสัมมุตตานังปริตังตัมมนามะหิเอวะเมตุตังเอกันตมยังภะคะวะตาวะติยังวิหะระติเจตวะนีอนาถเป็นติกัตตะอารามิ นันทราโคภควาเบิกขุอามันเตติเบิกขโวติปัฏฐันติติติเบิกขุภควาโตปิสสะโตตุภควาอีตะตะโวสาพุทธะปุพพังเบิกขเวเทวาตุระติงกาโมตมุปาภิวโลอโหติอถาโคเบิกขเวตะโกเทวานะมินโนเทวีตาวะติงติอามันเตติ ราชีมาริตาเทวานังติงกามะกตานังองค์ปิสิยะเปยังวาสัมมิตตังวาโลมหันโตวามะเมวะตตมิงตมิเยตะสะกังองค์โลกิยาทะมะมันหิวะตะสะกังองค์โลกิยะตังยังปะวิตติเปยังวาสัมมิตตังวาโลมหันโตวาโตปะหิยิตติโนสีเมตะสะกังองค์โลกิยาทะ อัจฉะปะสาปะฏิฏฐะเทวะราสัตตะตะสะกังองค์โลกิยาทะปะสาปะฏิฏฐะหิวะเทวะราสัตตะตะสะกังองค์โลกิยะตังยังปะวิตติเปยังวาสัมมิตตังวาโลมังโตวาโลปะหิยิตติโนสีปะสาปะฏิฏฐะเทวะราสัตตะตะสะกังองค์โลกิยาทะอัจฉะวะรุณัตตะเทวะราสัตตะตะสะกังองค์โลกิยาทะวะรุณัตตะหิวะเทวะราสัตตะตะสะกังองค์โลกิยาตัง ยังบวิตติเปยังวาสัมมิตตังวาโลมังโตวาโตปะหิยิตติโนสีวรุณัตตะเทวะราสัตตะตะสะกังองค์โลกิยาทะอัฏฐอีตานัตตะเทวะราสัตตะตะสะกังองค์โลกิยาทะ ईदानदाही वो देवाराजादारजगां उन्होंगेयादम यांबोवेदतीभ्यांवासामीदातांवालोमांतोवा लोभहीयेदतीति तंगोबनाभेकवे लगातावादीवानामेंदातारजगां उन्होंगेयादम बसामदेतावादीवाराजादारजगां उन्होंगेयादम वरुणतावादीवाराजादारजगां उन्होंगेयादम ईदानदावादीवाराजादारजगां उन्होंगेयादम यांबोवेदतीभ्यांवासामीदातांवालोमांतोवा लोभहीयेथाभिनोभिभहीयेथा तंगेताहेतु तकोहिभेकवे देवानामेनो आविदारागो आविदाजोतो आविदामोहो भीरुसंभी उत्तरादिबलायिति अहिंसागोभेकवे एवंवदामि लासेतोमाकांभेकवे अरेण्यागदानंवारुकामुलागदानंवातुण्याकारागदानंवा उपेजेयाभ्यंवासंभिदातांवालोमांतोवा मामेवाततमेतमये अनुक्रियाथा इतिपि लो भगवा अरहं सम्मासम्बुद्धो वैसाशरणसम्पन्नो सुगतो लोकाविदु अनुत्तरो पुरीता धम्मसारथि तथा देवमनुत्तानं बुद्धो भगवाति तथा देवमनुत्तानं बुद्धो भगवाति मामहिवो भिक्खवे अनुत्तरतम यांबोवेदतीभ्यांवासामीदातांवालोमांतोवा लोभहीयेदति नोसेमं अनुक्रियाथ अथ धम्मं अनुक्रियाथ लोकान्तो भगवता धम्मो कान्देतिको आकालिको एहिपत्तिको ओपानेयिको विसद्दं वेदितभो वेन्युहिति धम्मं हिवो भिक्खवे अनुत्तरतम यांबोवेदतीभ्यांवासामीदातांवालोमांतोवा लोभहीयेदति नोसेमं अनुक्रियाथ अथ तंगं अनुक्रियाथ लौपतिपन्नो भगवतो धावकतंगो उसौपतिपन्नो भगवतो धावकतंगो न्यायपतिपन्नो भगवतो धावकतंगो गामीसैपतिपन्नो भगवतो धावकतंगो यदिदं सद्दारि पुरीता युगानि अथ पुरीता पोगला एता भगवतो धावकतंगो आहुनियो पाहुनियो दक्षिणियो इंजली करणियो अनुत्तरं पुण्यखेतं लोकतादि तंगाहि वो भिक्खवे अनुत्तरतं यांबोवेदतीभ्यांवासामीदातांवालोमांतोवा लोभहीयेदति तंगेताहेतु तथागतोहि भिक्खवे अरहं सम्मासम्बुद्धो विदारागो विदाजोतो विदामोहो अभिरु असंभि अनुत्तराति अबलायिति इदामोस भगवा इदं उद्वाना सुगतो अधाबरं इदारोस तथा अरिञ्ये रौखमूले वा तौण्याकारे वा भिक्खवो अनुत्तरेथ तंबुद्धं भयं तौमाकानोतिया नोसि बुद्धं क्रियाथ लोकसिद्धं नरादवं अथ धम्मं क्रियाथ नेयानिकं सुरेतितं नोसि धम्मं क्रियाथ नेयानिकं सुरेतितं अथ तंगं क्रियाथ पुण्यखेतं अनुत्तरं एवं बुद्धं तरं दानं धम्मं तंगं स भिक्खवो भयं वासंभि तत्तं वा लोमान्तो न हेतति दशकं परितं आरौजाथाय वो रक्खतु दशकं परितं निरन्तरायाथाय वो रक्खतु कटुमारे नमेंगी लेबादो इ असाउ परे मंतं छेतो आदानातिया क्लौटांगो नायुजाबाओ यं आदानातिया क्लौटांगो आदानातिया क्लौटांगी मा लुयिं छेतो कटुमारे नमेंगी ले उदो इ असाउ मंतंगो बा ठीतुन्यु लेशि परेजी बाली दो नाइ เล่นเสียอย่าเนียมาลูอัตตโลถี่ตื้นล้วยยุสุเปบามีนายูจะภาโกอัมมตันเนหินาทัตตะตาตะนิสาธุตัมมะติอะมนุกะหิสันติหิตระกัปปิตะกาลิภิปริตานังสัตตะตานังอะหิงกายะสาโกติยะ Yandhi te ti ma viro brittam tam banamahi. Vipantritasa namatu sakuman tata tiri mato. Dikaitabhisa namatu tava bhutanu kampino. Vodabhungasa namatu natakata tapatino. Namatu kakutan tata maratina pamatino. Kona kamanata namatu jyamanata uti mato. Kandabhantrasa namatu vipamuktata tapati. Engiratata namatu tacha poktata tiri mato. Yo imangamande te ti tapato kapanudanam. Yisabhinibhuta-loke-yata-bhuta-vipatito Desana-apituna-tamanta-vita-tarata Ede-sinye-satam-bhuta-nekata-ta-kotiyo Tabe-bhuta-tama-tama-tabe-bhuta-medika Tabe-ta-tabe-lupeta-vita-re-se-hu-pagata Tabe-te-pati-sanandi-aravam-thana-mukta-mam Viyana-tam-natam-te-te-parita-tu-vita-rata Yama Sekambo Tenti Loki Abati Wotiyam Ubeta Buddha Dhammehi Tara Tahi Nayaka Paddingla Lekanu Beta Tita Nubyantanadara Yama Babaya Tlokbaba Tlabe Te Muni Kongzara Buddha Tlabe Nuno Ete Tlabe Kina Tawazina Ma Baba Ma Teza Ma Benya Ma Bala Ma Karunika Tira Tlabe Tlanam Tukawaha Dibanata Vedita Satana Lina Sapaninam Gati Bandhu Mehetata Gati Bandhu Mehetata Karanasa Hide Dino Radeva Gandra Logandra Trabe Ete Brayana Teta Hantira Trapade Vandami Puri Toktami Vasata Manata Seva Vandami Te Tatagati Kayani Adani Tani Gamani Sabi Tabara Tara-dukhe-nara-kandu-bouta-tlanti-kara-tu-vang. Deyi-tong-rakhi-to-tlanto-mokto-tlaba-vye-hi-sa. Tlaba-roka-vini-mokto-tlaba-tlanta-ba-vo-si-to. Tlaba-vira-mante-kanto-ne-bouta-sa-tu-vang-bo-wa. De-tlan-te-se-na-ti-le-na-kandi-me-ta-bale-na-sa. De-pi-ame-nura-kandu-aro-ge-na-dukhe-na-sa. Yad-o-oge-sa-ti-duri-yo-a-de-so-mandali-ma-ha. Yantra-soka-sama-nata-tamari-pi-nirau-sati Yantra-soka-te-turi-e-di-vato-ti-pa-ho-sati Rado-pi-tata-kamiro-tamau-ta-tari-ta-ta-ko Ewan-tang-tata-sa-nanti-tamau-ta-tari-ta-ta-ko I-ta-ta-puri-ma-ti-ta-i-ti-nam-a-se-kati-sa-no Yanti-tam-vi-pa-le-ti-ma-ra-sa-ya-ta-ti-ko Gandha-pa-nam-a-ti-va-ti-ta-ta-ra-ta-ti-na-ma-to Ramati-ne-sa-gi-te-hi-kanta-pe-hi-pura-kato Bhauta-bhita-tva-bha-ho-e-ka-nama-ti-me-tu-tang Abhiti-tha-tva-e-ko-sa-e-nda-nama-ma-bala De-sa-bhi-bhauta-te-to-anap Bhauta-a-de-sa-bhanu-nam Dura-to-va-nama-tanti-mantang-vita-tara-tang Namo-te-puri-ta-senya-namo-te-puri-tau-tama Kuta-le-na-tama-kati-amano-ta-bhi-tang-vandam-ti Lutam-ni-tam-vena-to-ta-tama-e-vam-va-te-ma-te Zinam-vana-ta-gotamam Zinam-vana-ma-gotamam Vaisa-sarana-tam-panam-bhautam-vana-ma-gotamam Pura-ti-ma-tam-e-ti-ta-va-ki-tam-ti-bhuta-me-ti-ka De-pi-to-me-nura-kantu-aro-ge-na-tu-ke-na-sa Ye-na-pe-ta-bhau-san-ti-pi-tu-na-pe-ti-man-ti-ka Pa-na-ti-pa-ti-no-lo-ta-so-ra-ne-ga-ti-ka-sa-na Ito-ta-dakhi-na-dita-iti-nam-a-se-kati-sa-no Yang-di-tam-a-bhi-pa-le-ti-ma-ra-sa-ya-ta-ti-to Kong-ma-ta-nam-a-ti-pa-ti Vu-tong-so-iti-na-ma-to Ram-ma-ti-ne-sa-ki-de-hi-kong-ma-de-hi-pura-ka-to Bhauta-bhi-ta-ta-bha-ho-wa Eka-na-ma-ti-me-tu-tam Adhi-di-ta-ta-e-ko-sa-e-nda-na-ma-ma-ha-bala De-sa-bhi-bhauta-nte-ta-wa-na-bhauta-m-a-ti-sa-bhandu-nam Dura-to-va-nama-tanti-mantang-vita-tara-tam Namo-te-puri-ta-senya Namo-te-puri-ta-tama Kudale-na-tama-kati-amano-ta-bhi-tang-vandanti Lutang-ne-tang-va-ve-na-to-ta-tama-e-vam-va-te-ma-te Zinang-vana-ta-gotamam Zinang-vanda-ma-gotamam Vaisa-sarana-tampanam-bhautang-vanda-ma-gotamam Dekhi-na-tama-inti-tava-ge-tanti-deva-me-di-ka Te-pi-tong-me-nura-kantu-aro-ge-na-tu-ke-na-sa. यंत्र सुगे सटी दुरियो आदि सो मंडली मा यंत्र सुगे सामाना दादी वतोपी निरोग सटी यंत्र सुगे दी दुरिये संवरी दी बहुत सटी राधोपी तथा कामिरो तमुदो तरी दोड़को एवं दं तथा सानंदी तमुदो तरी दोड़को इतोता पिछी मा दीदा इति नं आशिकती जनो यंदी तं अभिपाली ती महाराजा यता ती तो बुद्धाभि तथा भाव एक नामाति मेतुदम अभिधि तथा एकोसा इंद्र नामा महाबला देशा भी बुद्धं देवाना बुद्धं आदेशा बंधुना दुरातो वा नमः तंति मंदं विदा तारदम नमो दे पुरी ताजन्या नमो दे पुरी लोटमा कुदलेना तमेकति अमनोता भी तंवंदंति तुतं नितं अभिना गोदतमा एवं अजिमते जीनं वनता गोदमं जीनं वनामा गोदमं वैसा सरना तंबनं बुद्धं वनामा गोदमं विषिमा तमें जीता भागे तंति नागा महिदिका इपितं में नुरे कंडु आरोगे ना तुके ना सा येना उन्द्रा गुरु वमा नेरु तुतकनो मनुता तथा सायंति आममा आब्रिगा ना देवी संभवा बंदी ना बिनी यंदी निंगला आगता बाकी मंत्रा लें बड़ी बंसंती मानुता आगनं आठुतं तोतं तुकंदं तंदुला पलं दंडी किरे बसे जवाना जतो बंसंती बोजनं गावे एका कुरंग जवा अनुयंदी तितोडी लं बदलों एका कुरंग जवा अनुयंदी तितोडी लं एचिंवा वानंग जवा अनुयंदी तितोडी लं पुरीतं वानं कटवा अनुयन्ति तितोदितं कुमारिं वानं कटवा अनुयन्ति तितोदितं कुमारं वानं कटवा अनुयन्ति तितोदितं देयानि अभिरुहितवा तब्बादिता अनुपरियायन्ति पसारा तत्तराजिनो हदियानं अद्वायानं देवायानं उपाधितं भादारा तुविकासेवा मारा सत्तायतातिनो तत्तासानगराहु अन्तमा अन्तलिखेतुमा पिता अंडालेखे तुमा पिता आता नाता कुति नाता ब्रकुति नाता नाता दुरिया ब्रकुति दा नाता उदरे ना कदिवंतो जनोगा मपरे नासा नवा नवुतियो अम्ब्रा अम्ब्रा वतियो आलगा मंदा ना मराजा दान कुहेरंदा कोमना मारिदा मराजा दा विदाना ना मराजा दानी तत्मा कुहेरो मराजा वतवनो दिबोसती विशेषण दो बगातें दी तटोला ओजादी तेजादी तटोजादी दूरो राजा अरे ठोनी मी राधो भी तटा डरनी नामा यादो मीगा बुवतां दी वता यादो पटायां दी कबाबी तटा ताला वडी नामा यादा ये काबिरु बातां दी तटा निजा पलारु का नाना जीजा गना युदा मयुरा कुंसा बिरुदा गोगीला जी वकुही जीवा जीवा का तटेचा अठो उठोवा सेटका कोकोरका कुलीरका वने पकरा तालिका दुका तटेचा दुका तालिका तटेचा दंडा मानवका निसा तोबती तबा कालंता कुवेरा नली निदरा इतोता उगरा दीता इतिनं आशिकती जनो यंदीतं अभिपाले ती महाराजा यता दीतो यकानिंसा अधिपति कुवेरो इति नामतो रमति निंसा गीतेहि यखे हे वुरकतो बुद्धाभि तत्ता भाव एक नामाति मेतुतं अतिथि तत्ता एकोस इंद्र नामा महाबला देशाभि बुद्धं देतवाना बुद्धं आदेशा बंधुना दुरातो वा नमः तंति मंदं विदा तारदं नमो ते पुरी ताजन्य नमो ते पुरी लोटमा कुदलेना तमेकति अमनुता भी तंवंदंति तुतं नितं अभिना तो ततमा एवं वधिमते जीनं वंदता गोदमं जीनं वंदामा गोदमं वैसा सरना तंबनं बुद्धं वंदामा गोदमं उन्दरा तमें जीता भागे तंति यखा मेधिका देपितं मे नुरकंतु आरोगे ना तुके ना सा पुराठिमेना दटारा दक्षिणेना विरुलको विषिमेना विरुपको कुवेरो उदरं दीतं सन्दारो दीमाराजा लोकपाला यतातिनो देपितं मे नुरकंतु आरोगेना दुखेना सा आगतदासा भूमाता देवानागा महिदिका देवी दोमे नुरकंडु आरोगे ना दुखे ना सा एजिमं दोसा ये देवावतं दा इडा दादने देवी दोमे नुरकंडु आरोगे ना दुखे ना सा तबीदियो वुवसंडु तो कोरोगो विना दु मावो बोंडों डराया दुखी दिगा युका बोवा अभिवा दना तिलेता नैसं उदाबसायिनो संदारो दम्मा वदंदी आयु वनो दुखमलंदी आदानादियादौतं आरौजतायावो रकतु आदानादियादौतं निरंतरायतायावो रकतु खतैनो भीतं अंदरेदुगु ङैंसे दत्तो कबापालों तीमी कबताई सियंवं फितो इंगुलिमालत्व ปริโกนายุจะบาโอปริตัญยมนันตตานิไกณฐานะโดวนังอุทกัมปิวินาเกติตัพพเมวะปริตยังตุฏฐินากัปปะโหฏานังยินสะตาติติติงคะเนเถระติงกุลีมาลัตตะโลกะนาเทนะอาปาติตังกัปปะทายิมาติสังปริตังตัมปนามะหิยัตโตอัมปกิณีอริยายะสาติยาสาโต นาวีสานามิตินเสสะปานังชีวิตาวโรเปตาเตนะติเสนะตุฏฐิเตโหตุตุฏฐิกัปปะตาอิงกุลีมาลาตุฏฐังอารัจจตายะวะระกะตุอิงกุลีมาลาตุฏฐังนิรันตระทายะวะระกะตุขะไกโนโยกะเปตังยัมมันโตโกเกญเปญญิงเสตัตโตโพสังกะปะเรนาจาจะปะกงโน ตันตาริตันตรันตานันตัปปะทุกขวินาตะนิตัตตะธัมเมสะโพสิงคีมาระเตนะปะมะตะนิโหสิโตอาเยสีเมตัตตะติบวะมุตตะกุฏฐมะอาสาติมะตระภยาเถ็งอะมะตังนิเปยังกะตะเอวามาติกุนุเปตังอเนกกุณะติงคังโอตะเถ็งสะอิมังมันตังโพสิงคีสะปะนามะหิโมสิงโกตะติติงคันโตธัมมานังวิสิโยตัตตะ วิริยัมปิติปัตตะติโพสิงฆาสะตัตถะปะริตมะทุเปกะโพสิงฆาตัตติติตัปปะตะตินามุนีนาตมะอัตถะขันตาภาวิตาบะหุลีกะตะกังวัตตันติอะเวญญายะนิพพานายะสาโพธิยะเอเตนะทิสสะโพสิงนาโตติวงโหตุตัปปะราเอกาตมิงตมิเยนาโธมอกกะลานิสสะกัตตะปังวิลานิทุกขิติไตตวะโพสิงฆีตัตตะเตติยิ เดสะตังอภินันเดโตวะโรกาโมกสิงตุติงคะเนเอเตนะทิสสะวุสิณะโตทิวงโหตุตัปปะราเอกาจะธรรมราตาปิเกลิญญีนาภิปิลิโตสงนาธีรินาตัญเยวะปะนาปิตตวานะอะตาตะรังตังโมเดโตวานะอาบาทาตัมมาวุฒฐาติฐานะโตเอเตนะทิสสะวุสิณะโตทิวงโหตุตัปปะราปะยีนาติสะอาบาทาเตนันนังปิมะเหติณัง เมฆาหตากิเลสาวะปัตตานุปปัตติธัมมะตังเอเตนะทิสสะวุสิณะโตทิวงโหตุตัปปะราโพสิงฆะปริตังอารัจจทายะวะระกะตุโพสิงฆะปริตังนิรันตระยัตตายะวะระกะตุโพสิงฆะปริตังทุกขทายะวะระกะตุตุปปัณณะทุกขะโตกังโดนันเนกังโดนิกังกังโดญะกัง ဖြစ်စေနိုင်သောလုတ်တံပရိတ္တယံယံတုံနိမိတံအဝမင်္ဂလင်စယောသမနာဘောသကုဏတသတ္တောပါပေကဟောဒုက္ခုပိနံအကန္တံဗုဒ္ဓ ानु ဘဝေနဝိနာသမင်တုယံတုံနိမိတံအဝမင်္ဂလင်စယောသမနာဘောသကုဏတသတ္တောပါပေကဟောဒုက္ခုပိနံအကန္တံ ဓမ္မနုဘဝေနဝိနာသမင်တုယံတုံနိမိတံအဝမင်္ဂလင်စယောသမနာဘောသကုဏတသတ္တောပါပေကဟောဒုက္ခုပိနံအကန္တံသံဃာနုဘဝေနဝိနာသမင်တုယံသနိမိတံသုဘမင်္ဂလင်စယောဝါမနာဘောသကုဏတသတ္တောသောဘေကဟောသံသူပိနံသုကန္တံဗုဒ္ဓာနုဘဝေနဝိပကမင်တုယံသနိမိတံသုဘမင်္ဂလင်စ โยวามนาโพธกุณตตตโตโลภะกโหตันตุปินังตุกันตังธัมมานุภาเวนะวิปัคคะมินตุยันตานิมิตังตุภะมิงคะลินสะโยวามนาโพธกุณตตตโต Lo-bhe-ga-ho-tan-du-pi-na-tu-kan-tan. Tang-ga-nu-va-vi-na-vi-pa-ka-min-tu. Yang-ge-si-ve-tan-i-ta-va-hu-ran-va. La-ke-tu-va-yang-ra-ta-na-pa-ni-tan. Na-no-ta-ma-ng-a-ti-ta-ta-ga-te-na. Idang-bi-vo-te-ra-ta-na-pa-ni-tan. E-de-na-te-se-na-tu-wa-ti-ho-tu. Yang-ge-si-ve-tan-i-ta-va-hu-ran-va. La-ke-tu-va-yang-ra-ta-na-pa-ni-tan. Na no tamang ati tatagate na, idam bidam e ratanam panitam, e de na te se na tuwa ti hotu, yang gengsi wei tam idawa hurangwa, lage tuwa yang ratanam panitam, na no tamang ati tatagate na, idam bidam e ratanam panitam, e de na te se na tuwa ti hotu, pavadu taba mengalam rakandu taba diwata, Lapa Buddha Nupa Vena Dratu Khi Bhavantu Te. Bhavantu Lapa Mingalam Rekantu Lapa Devata. Lapa Dhamma Nupa Vena Dratu Khi Bhavantu Te. Bhavantu Lapa Mingalam Rekantu Lapa Devata. Lapa Tlanga Nupa Vena Dratu Khi Bhavantu Te. Mahakaruniko Nato Hitaya Lapa Paninam. Uritoha Parami Lapa Pato Tlambori Motamam. Edena desa vusena toti wo wo du tabada. Mahakaruniko nato hitaya tabapaninam. Uredova parami tabapato tambori motamam. Edena desa vusena toti wo wo du tabada. Mahakaruniko nato hitaya tabapaninam. Uredova parami tabapato tambori motamam. Edena desa vusena toti wo wo du tabada. Zeyanto bodhi yamule tlachya nam nanti vodano. Ewa mewa zeyo hotu zeyantu zeyamengale. Abra zita panlenge tite putu vipokale. Abhite ke tlava bodhanam eka pato pamodati. Tunakantan tumengalan tlokpa batam tu hotitam. Tukano tu muhoto sa tu yaitam jamasari tu. Padakinam kaya kamam vasa kamam padakinam. Vadakina mano kama paniti de vadakini. Vadakina nikato ana lavam tati vadakini. Di ata lata tukita virong la bouta tadane. Aroga tukita ho tata trape hi nya tibi. Di ata lata tukita virong la bouta tadane. Aroga tukita ho tata trape hi nya tibi. Di ata lata tukita virong la bouta tadane. Aroga dukhita hota taha tlabehi nyatibi. Dukha bandasa nidukha huantu tlabehi panino. Payam bandasa nibeya huantu tlabehi panino. Dukha bandasa nidukha huantu tlabehi panino. Edawadasa amehi tlamatang pounya tlamatang. Tlabehi dewanu modantu tlava tlampati kletiya. Dhanam dadantu tlataya silam rakantu tlavada. Bhavana bhirata vantu kisantu devata gata. Idvan, antare, bhetan yamman kate, kinyin se tato, pareji, satato, yusho yue, bhibhavi, amyavoye, sutao, gata yue yue, antare, kembiye yue, kisago, bhije yao. Isudam gata miyaya anna adepe netayago mahabodho vanchampi nikonai jishu naimbadi. Yambadam kutalam tata anubhavi napani no tabhita dhamara sata nyatava dhamman tukhavam papunantu vitodaya tukhaya pati patiya atoka manubhaya tam nevana tukhamotamam. Siram deitatu tlatamo dhami huntu tlagarwa. Tlavibi tlatakalina tlamadeo pavotatu. Yantarekendu porana tura zano tate vimam. Tazarekadu dhami na atano wa bazam bazam. Taru! Taru! Taru! Habiya! Namo Tata Bhagavato Arahato Sammasambuddhassa. นะโมตัสสะภะคะวะโตอะระหะโตสัมมาสัมพุทธัสสะนะโมตัสสะภะคะวะโตอะระหะโตสัมมาสัมพุทธัสสะตุนาตุเมบันติสังโฆยีติอเนกโกติกะตะสหัสสะมุขานิเนมิไนตวาสุฏฐาวาตะมหาภิมูหิปิกะนิตุมะตะกุเนยาอนันตาอนวะติสกาตัพเพญูสัมมาสัมพุทธาอนันตาธิกะมหากรุณายะโลกานุกัมปกาพุทธีนะเอกีนะเอกัตตะอิญญะมะภาสิตวาปิกุณะตมิงเยวะภาสิติกัปเปขิยันติปิเอขิยะตะภาวานันตกัมมัญญานิฏฐิปุญญสิริกิติมันตาอเนกโกติลักขาตนิสกมิวะอติติขานาสกวันตาอติตาสีวะอนาคตาสะปิสุปันนะบุตโตกันนิงกโรมิจินกโรสรณัญกโรจีเปนกโรกุณฑิญโญมงคโลตุมโนเรวโตโตภิโตอนโมทัตติปจุโมนารโตปจุมุตโตตุเมโดตุสาโตปิยทัตติอัฏฐทัตติธัมมะทัตติสิฏฐัตโธจิตโตปุคคโววิปัสสิสิกขิวัตถุกังคุสันโธโกนากัมโนกัตโตโกโกตโมมิติโยสะอิมาตมิงเยวะกัปเปอวุตังบาวีทัปปิสีกะพุทธาวาตีตุยกะมีกัตตะฐัตตะธัมมาวาตัตถาอริยาสีวะปุถุชนาสะตุสุทธะทีละสมาธิปัญญาวันตาสาวกามนุษยามนุษยาวาวิเทศโตมหาสมยาตานาติยาดิตุติสวากตาอนวาติตกาดีวาอนันตสกวาลัทธาสังตาสัพปุริตานรานราวาติสุยกามิกันตะติกาลิกขันติสิสะมิตตาเดียนาสักกาเดโยนิสัมมากัมปิสิหิปฏิกหิตายัตถาติติสัตตวรายะติสังฆกะปัตตะกัลลัมสังโฆเอติสะมนวะติสานังบะลีนะดีสีนะมุดุขราติติขะลหุสิตรานานาโรกัปยุปัตวะโดนานาพยตนาวิปัตติหิวาวิมุตติยาอิมิสังสะอารัจจาลายัมอิเมสิงสะมนุตานังตริเรอิมาตมิงสาปริตาพุทธเกอิมาตมิงสาปริตาวาปริตาคุตุเมอิมิตังสาปริตาวาลุกายัง महिदी गहनम देवानम आरखा गहनम संमनिया एतान्यदि तुनादु मे बनते संघो येते अनेका कोति तटा सहता मुखानि नैमी नैतवा सौधावाता महाभ्यमुहिपि कन्नितु मातकु नेया कन्नितु मातकु नेया अनंदा अनवादितका तब्भेन्यु सम्मा सम्बुद्धा अनंदा दीका महाकरुणाया लोकानुकंपका बुद्धिना एकेना एकता एन्या मभासितवापि गुना गुना समयेवा भासिते कपि खियंतेपि एक्खिया सभावानंदा कमेन्या नैधि पुण्या तिरि कैति मंदा अनेका कोटि लखा सनिशका मीवा अतिते खाना शका वंदा अतिता सीवा अनागताशा पिसुपन्ना बुदो पिसुपन्ना बुदो तन्नें करो मेजिं करो सरन्नें करो जीपें करो कुंजेन्यो मेंगलो तुमनो रीवतो तो भीतो अनोमा जाती बदुमो नारतो बदुमोतरो तुमेधो तुजातो पिया जाती अठा जाती धम्मा जाती तिद्धत्थो तिद्धो फुक्तो विपत्ति सिखि वगभु काकुसंधो को नागमनो कत्लबो गोतमो मितियोसा इमा तमेंजेवा कपि अवत्तं भावी अत्था विशेका बुद्धावा तीतुका मेकसा धाता धम्मावा तत्था अरिया सेवा उठो सनासा तुतुद्धा दीला समाधि पेन्यावंदा लावका मनुता मनुतावा विदेता तो महात्मया का नाटियादि सौते स्वागता अनवादिदका जीवा अनंता शका वाला तनुता सपुरीता नरा नरावा दीदुका मेकता जाता धम्मावा तथा अरिया सेवा पुठो सनासा तुतुद्धा तीला समाधि पेन्यावंदा सावका विदेता तो महासमया ताना तियादि सौते स्वागता अनंता शका वाला था देवा सबुरीता नरा नरावा तीतुका मेकता तीकालिका खंति तिसा मेटा दयाना शकारयो निसंमाकं तीतेहि पतिगहिता यत्था तीते सटावरा तंगो इतेता मनवातेतानं बलिना तीजेना मुदुखरा तीतेखा लहु सैतरा नाना रोग भयु पदवादो Nana Pyantana Vipati Hiva Vimautiya Ime Kamsa Arajya Kalayam Ime Densa Manotanam Darire Ima Dameinsa Parita Udake Ima Dameinsa Parita Kutume Ime Kamsa Parita Walukayam Mahi Dikanam Devanam Arakha Gahanam Tammanum Nati Yanta Yantamato Khamati Etita Manava Tetanam Balena Tezena Mudo Karati Tekha Lahu Saitara Nanaroga Bayu Pandavato Nana Vyadana Vipatihiva Vimoktiya Imaitlam Sa Arajya Kalayam Imaitin Sa Manuktanam Garire Imatamain Sa Paritta Udage Imatamain Sa Paritta Kutume Imaitlam Sa Paritta Walukayam Mahit Dikanam Devanam Arakha Gahanata Sammuti Sottongnata Yata Nekhamati Sobhatiya Sammatam Sanggena Etita Manavatitanam Balena Tejena Mudokkharati tekha lahu saitara nana roga bayu padavado nana vyadana vipati hiva vimoktiya imaitam sa arajya dalayam imaitam sa manautanam darire imatamain sa parita udage Imatamain sa parita kutume, imaitam sa parita walukayam, mahitikanam, devanam, arakha gahanam, khamati samgada tatamatong mi, evamitam dharayami.